ਫਕੀਰਾਂ ਤੇ ਫਕੀਰਾਂ ਨੂੰ ਕੁਰਾਂਜੀਆਂ ਦਾ ਜਾਇਆ, ਸਾਰੇ ਹੀ ਜਹਾਨ ਤਾਜ ਸੁਰਗ ਬਣਾਇਆ, ਫਕੀਰਾਂ ਤੇ ਫਕੀਰਾਂ ਨੂੰ ਕੁਰਾਂਜੀਆਂ ਦਾ ਜਾਇਆ। ਇਹਨੂੰ ਤੱਕ ਤੱਕ ਦਿਲ ਨਹੀਂ ਉਹ ਭਰਦਾ ਹੋ ਰੰਗਲੀ ਦੁਨੀਆਂ ਤੇ, ਚੀਨੀ ਜਾਣ ਨੂੰ ਕਰਦਾ ਹੋ ਰੰਗਲੀ ਦੁਨੀਆਂ ਤੋਂ, ਸਮਾਨਾਂ ਨੂੰ ਭੰਗੜੇ ਦੇ ਵਿੱਚ ਲੋਕੋ ਹਿੱਲਦੇ ਰਮਾਨਾਂ ਨੂੰ। ਗੱਭਰੂ ਸ਼ਕੀਨ ਜਦੋਂ ਕਰ ਨਿਕਮਾਲਾ, ਗੱਭਰੂ ਸ਼ਕੀਨ ਜਦੋਂ ਕਰ ਨਿਕਮਾਲਾ, ਚੰਨ ਝੁਕ ਕੇ ਸਲਾਮਾਂ ਉਹਨੂੰ ਕਰਦਾ ਹੋ ਰੰਗਲੀ ਦੁਨੀਆਂ ਤੋਂ, ਚੀਨੀ ਜਾਣ ਨੂੰ ਕਰਦਾ ਹੋ ਰੰਗਲੀ ਦੁਨੀਆਂ ਤੋਂ। ਦੁਨੀਆਂ ਤੋਂ ਕੀ ਨੀ ਜਾਣ ਨੂੰ ਕਰਦਾ ਹੋ ਰੰਗਲੀ ਦੁਨੀਆਂ ਤੋਂ।